ਦੇ ਕਹਿੰਦੀ ਸੀ ਮੈਂ ਤੇਰੀ ਬਣ ਕੇ ਰਹਿਣਾ ਯਾਰ ਸੱਚੇ ਕਾਰਵਾ ਦੇ ਮੁਕਰੀ ਤੂੰ ਕਿਤੇ ਨੇ ਕਰਾਰ ਕਦੇ ਕਹਿੰਦੀ ਸੀ ਮੈਂ ਤੇਰੀ ਬਣ ਕੇ ਰਹਿਣਾ ਯਾਰ ਸੱਚੇ ਕਾਰਵਾ ਦੇ ਮੁਕਰੀ ਤੂੰ ਕਿਤੇ ਨੇ ਕਰਾਰ ਅੱਜ ਤੋੜ ਗਈ ਗਰੀਬਾਂ ਦੇ ਤੂੰ ਦਿਲ ਨੂੰ ਜੇ ਤੈਨੂੰ ਲੱਭਿਆ ਏ ਕਾਰ ਵਾਲਾ ਯਾਰ ਲੱਭਿਆ ਏ ਕਾਰ ਵਾਲਾ ਯਾਰ ਕਾਲੇ ਚਿੱਟੇ ਵਾਂਗੂ ਇੱਕ ਦਾਜ ਦਿਸਦਾ ਕਿਤੇ ਰਹਿ ਕੇ ਸੱਚੇ ਸੱਚੇ ਪਿਆਰ ਕਾਲੇ ਚਿੱਟੇ ਵਾਂਗੂ ਇੱਕ ਦਾਜ ਦਿਸਦਾ ਕਿਤੇ ਰਹਿ ਕੇ ਸੱਚੇ ਸੱਚੇ ਪਿਆਰ ਤੇ ਮੇਰਾ ਨਾਂ ਸਜਾਉਂਦੀ ਸੀ ਮਿਲਣੇ ਦਾ ਵਾਦਾ ਕਰ ਮੁੜ ਫੇਰ ਆਉਣਾ ਨੀ ਮੈਂ ਰੁੱਸ ਜਾਣਾ ਮੈਨੂੰ ਤੂੰ ਮਨਾਉਂਦੀ ਸੀ ਕਦੇ ਹੱਥੀ ਉੱਤੇ ਆਪਣੇ ਤੂੰ ਦਿਲ ਜਾ ਬਣਾ ਕੇ ਲਿਖੇ ਆਪਣਾ ਤੇ ਮੇਰਾ ਨਾਂ ਸਜਾਉਂਦੀ ਸੀ ਮਿਲਣੇ ਦਾ ਵਾਦਾ ਕਰ ਮੁੜ ਫੇਰ ਆਉਣਾ ਨੀ ਮੈਂ ਰੁੱਸ ਜਾਣਾ ਮੈਨੂੰ ਤੂੰ ਮਨਾਉਂਦੀ ਸੀ ਮੈਂ ਤਾਂ ਵੀ ਕੀਤਾ ਐਤਵਾਰ ਸੱਚੇ ਦਿਲੋਂ ਤੈਨੂੰ ਪਿਆਰ ਤੂੰ ਤਾਂ ਰੋਲ ਕੀਤਾ ਜਿਵੇਂ ਰੂਲੇ ਨੋਟ ਹਜ਼ਾਰ ਕਾਲੇ ਚਿੱਟੇ ਵਾਂਗੂ ਇੱਕ ਦਾ ਜੀ ਦਿਸਦਾ ਹੋਰਾਂ ਨਾਲ ਪਾਏ ਵੈਰ ਅਸੀਂ ਮੰਨਦੇ ਸੀ ਤੈਨੂੰ ਦਿਲ ਆਪਣੇ ਦੀ ਰਾਣੀ ਤੂੰ ਤਾਂ ਘਰ ਚੱਲੀ ਝੁੱਠੀਏ ਨੀ ਗੈਰ ਜੋ ਵੀ ਮੰਗਿਆ ਸੀ ਕੀਤੀ ਤੇਰੀ ਹਰ ਮੰਗ ਪੂਰੀ ਤੇਰੇ ਪਿੱਛੇ ਹੋਰਾਂ ਨਾਲ ਪਾਏ ਵੈਰ ਅਸੀਂ ਮੰਨਦੇ ਸੀ ਤੈਨੂੰ ਦਿਲ ਆਪਣੇ ਦੀ ਰਾਣੀ ਤੂੰ ਤਾਂ ਘਰ ਚੱਲੀ ਝੁੱਠੀਏ ਨੀ ਗੈਰ ਦੀਪ ਸੰਦੂਰੀਆ ਮੇਰਾ ਯਾਰ ਵੈਲੀ ਯਾਰਾਂ ਦਾ ਨੀ ਯਾਰ ਕਹਿੰਦਾ ਹੁਸਨਾਂ ਦੇ ਉੱਤੇ ਕਦੇ ਕੀਤਾ ਨੀ ਤਬਾਰ ਕਾਲੇ ਚਿੱਟੇ ਵਾਂਗੂ ਇੱਕ ਦਾ ਜੀ ਦਿਸਦਾ ਦਿਲ ਟੂ